ਮੈਂ ਆਪਣੇ ਰੱਬ ਨਾਲ ਲੜਕੇ ਵੀ ਤੈਨੂੰ ਆਪਣੇ ਨਾਮ ਲਿਖਾ ਲਾਂਗਾ ਮੈਂ ਆਪਣੇ ਰੱਬ ਨਾਲ ਲੜਕੇ ਵੀ ਤੈਨੂੰ ਆਪਣੇ ਨਾਮ ਲਿਖਾ ਲਾਂਗਾ ਤੈਨੂੰ ਆਪਣੇ ਨਾਮ ਲਿਖਾ ਲਾਂਗਾ ਮੈਂ ਤੈਨੂੰ ਲਿਖਾ ਦਿਆਂ ਹੱਥਾਂ ਵਿੱਚੋਂ ਖੋਵਾਂਗਾ ਤੇਰੇ ਕੋਲੋਂ ਕਦੀ ਵੀ ਜੁਦਾ ਨਾ ਮੈਂ ਹੋਵਾਂਗਾ ਤੂੰ ਦੁੱਖ ਵੀ ਦੇ ਤੇ ਸੋ ਰੱਬ ਦੀ ਮੈਂ ਹੱਸ ਕੇ ਸੀਨੇ ਲਾ ਲਾਂਗਾ ਮੈਂ ਟਾਕੇ ਲਿਕਾ ਹੱਥਾਂ ਦੀਆਂ ਆਪਣੇ ਨਾਮ ਲਿਖਾ ਲਾਂਗਾ ਮੈਂ ਆਪਣੇ ਰੱਬ ਨਾਲ ਲੜਕੇ ਵੀ ਤੈਨੂੰ ਆਪਣੇ